ਨਾ ਕੱਚਾਵੇ ਮੈਨੂੰ ਫਰਕ ਕੋਈ ਨਾ ਸੱਜਣਾ ਤੇ ਮਾਨਾ ਛੱਡ ਗਿਆ ਚੰਦਰੀ ਨੂੰ ਤੇਰੇ ਬਿਨਾਂ ਦਿਲ ਮੈਨੂੰ ਲੱਗਣਾ ਓਏ ਮਾਨਾ ਛੱਡ ਗਿਆ ਚੰਦਰੀ ਨੂੰ ਤੇਰੇ ਬਿਨਾਂ ਦਿਲ ਮੈਨੂੰ ਲੱਗਣਾ ਓ ਗੱਲ ਸਾਰੀ ਸਮਝਾਉਂਦੀ ਤੇਰੇ ਬਿਨਾਂ ਨਾ ਜੇ ਆਉਂਦੀ ਗੱਲ ਸਾਰੀ ਸਮਝਾਉਂਦੀ ਤੇਰੇ ਬਿਨਾਂ ਨਾ ਜੇ ਆਉਂਦੀ ਤੰਗ ਕੀਤਾ ਤੇਰੇ ਬੂਹੇ ਵੱਜਣਾ ਓਏ ਬਾਹਾਂ ਤੇਰੀਆਂ ਚ ਜਾਨ ਨਿਕਲੇ ਮੈਨੂੰ ਇਹੋ ਮਨਜ਼ੂਰ ਸੱਜਣਾ ਓਏ ਬਾਹਾਂ ਤੇਰੀਆਂ ਚ ਜਾਨ ਨਿਕਲੇ ਮੈਨੂੰ ਇਹੋ ਮਨਜ਼ੂਰ ਸੱਜਣਾ ਛੱਡਦੀ ਨਾ ਤੇਰੀ ਮੈਨੂੰ ਬੜਾ ਤੜਪਾਉਂਦੀ ਯਾਦ ਛੱਡਦੀ ਨਾ ਤੇਰੀ ਮੈਨੂੰ ਬੜਾ ਤੜਪਾਉਂਦੀ ਮੈਨੂੰ ਮੁਹੱਬਤਾਂ ਦੀ ਸਾਰ ਮੈਂ ਨਾਹੀਂ ਦੇਖਣਾ ਵਪਾਰ ਮੈਨੂੰ ਮੁਹੱਬਤਾਂ ਦੀ ਸਾਰ ਨਾਹੀਂ ਦੇਖਣਾ ਵਪਾਰ ਮੇਰਾ ਜੋੜਾ ਤੇਰੇ ਨਾਲ ਫੱਪਣਾ ਓਏ ਬਾਹਾਂ ਤੇਰੀਆਂ ਚ ਜਾਨ ਨਿਕਲੇ ਮੈਨੂੰ ਇਹੋ ਮਨਜ਼ੂਰ ਸੱਜਣਾ ਸੱਜਣਾ ਯਾਦ ਕਰਕੇ ਮੈਂ ਤੈਨੂੰ ਗੀਤ ਪਿਆਰਾਂ ਵਾਲੇ ਗਾਉਂਦੀ ਰੱਬ ਸੁੱਖ ਰੱਖੇ ਯਾਰਾਂ ਅਰਦਾਸਾਂ ਕਰਵਾਉਂਦੀ ਰੱਬ ਸੁੱਖ ਰੱਖੇ ਯਾਰਾਂ ਤੇਰਿਆਂ ਰੰਗਾਂ ਚ ਰੰਗਣਾ ਓਏ ਬਾਹਾਂ ਤੇਰੀਆਂ ਚ ਜਾਨ ਨਿਕਲੇ ਮੈਨੂੰ ਇਹੋ ਮਨਜ਼ੂਰ ਸੱਜਣਾ ਓਏ ਬਾਹਾਂ ਤੇਰੀਆਂ ਚ ਜਾਨ ਨਿਕਲੇ ਮੈਨੂੰ ਇਹੋ ਮਨਜ਼ੂਰ ਸੱਜਣਾ ਰਜਾ ਸਾਰਿਆਂ ਦੀ ਲਾਵਾਂ ਲੈਣੀਆਂ ਮੈਂ ਚਾਹੁੰਦੀ ਓ ਜੇ ਰਜਾ ਸਾਰਿਆਂ ਦੀ ਲਾਵਾਂ ਲੈਣੀਆਂ ਮੈਂ ਚਾਹੁੰਦੀ ਕੋਈ ਮੰਗਿਆ ਨੀ ਤਾਜ ਮੈਂ ਬਸ ਪਿਆਰ ਦੀ ਮੁਹਤਾਜ ਕੋਈ ਮੰਗਿਆ ਨੀ ਤਾਜ ਬਸ ਪਿਆਰ ਦੀ ਮੁਹਤਾਜ ਪੈਂਦੇ ਤੇਰੇ ਵਾਜੋਂ ਜੱਗ